ਦੇਖ ਮੈਂ ਤੇਰਾ ਦੋਸਤ ਹਾਂ ਤੇਰਾ ਦੁਸ਼ਮਣ ਤੇਰੇ ਭਲੇ ਦੀ ਗੱਲ ਕਰਦਾ ਮੇਰੀ ਗੱਲ ਮੰਨ ਹੋ ਜਾ ਉਸ ਨੂੰ ਚੱਲ ਛੱਡ ਯਾਰ ਕੋਈ ਹੋਰ ਗੱਲ ਤੂੰ ਕੁਝ ਤਾਂ ਸੋਚ ਤੈਨੂੰ ਐਂ ਮੁਰਝਾ ਦੇ ਕਿ ਤੇਰੀ ਮਾਂ ਤੇ ਕੀ ਬੀਤੀ ਹੋਗੀ ਮੈਂ ਫਿਰ ਕਿੰਨਾ ਚਿਰ ਤੋਂ ਉਸਦੀ ਯਾਦ ਵਿੱਚ ਆਪਣੀ ਜ਼ਿੰਦਗੀ ਖਰਾਬ ਕਰਿਆ ਇਹ ਜ਼ਿੰਦਗੀ ਬੜੀ ਲੰਬੀ ਹੈ ਮੇਰੀ ਯਾਰ ਯਾਦਾਂ ਦੇ ਸਾਰੇ ਨਹੀਂ ਬੀਤਦੇ ਬਸ ਯਾਰ ਹੁਣ ਤਾਂ ਪਿਆ ਤੋਂ ਇਤਵਾਰ ਜਾ ਕੇ ਮੌਸਮ ਵਾਂਗੂ ਬਦਲ।